ਸਾਡਾ ਪਿਆਰ ਸਾਡੇ ਉੱਤੇ ਇਲਜ਼ਾਮੀ ਭਾਵੇਂ ਸਾਡੇ ਖੁਆਬ ਅੱਜ ਕੋਟੀਆਂ ਸਮਾਨ ਨੇ ਝੂਠਾ ਸਾਡਾ ਪਿਆਰ ਸਾਡੇ ਉੱਤੇ ਇਲਜ਼ਾਮੀ ਭਾਵੇਂ ਸਾਡੇ ਖੁਆਬ ਅੱਜ ਕੋਟੀਆਂ ਸਮਾਨ ਨੇ ਉਦੋਂ ਸਾਨੂੰ ਝੂਠੇ ਅੰਨ ਪੁੱਛੇਗੀ ਤੁਰਾਵਾਂ ਉਦੋਂ ਸਾਨੂੰ ਝੂਠੇ ਅੰਨ ਪੁੱਛੇਗੀ ਤੁਰਾਵਾਂ ਜਦੋਂ ਡਿੱਗੇ ਭੁਲੇਖੇ ਤੇਰੇ ਹਿੱਲ ਬਣ ਕੇ ਉਦੋਂ ਪਤਾ ਲੱਗੂ ਅਸੀਂ ਸੱਚੇ ਸੀ ਜਾਂ ਝੂਠੇ ਜਦੋਂ ਤੜਕੇ ਸੀਨੇ 'ਚ ਤੇਰੇ ਦਿਲ ਬਣ ਕੇ ਉਦੋਂ ਪਤਾ ਲੱਗੂ ਅਸੀਂ ਸੱਚੇ ਸੀ ਜਾਂ ਝੂਠੇ ਜਦੋਂ ਤੜਕੇ ਸੀਨੇ 'ਚ ਤੇਰੇ ਦਿਲ ਬਣ ਕੇ